ਸਾਰੇ ਮਿੱਟੀ ਦੇ ਬਣੇ ਇਨਸਾਨ ਫਿਰਦੇ ਰੋਜ਼ ਮਿੱਟੀ ਨੂੰ ਕਰੇ ਸਲਾਮ ਮਿੱਟੀ ਇਸ ਮਿੱਟੀ ਦੇ ਕੰਮ ਨਹੀਂ ਜਾਣਦਾ ਤੂੰ ਇਹਨੂੰ ਸਮਝਣਾ ਮੈਂ ਤੇ ਆਕਾ ਦੇ ਇਸ਼ਕ 'ਚ ਨਿਲਾਮ ਹੋਣਾ ਏ ਮੈਂ ਤੇ ਆਕਾ ਦੇ ਇਸ਼ਕ 'ਚ ਨਿਲਾਮ ਹੋਣਾ ਏ ਉਹਦੇ ਸਾਰਿਆਂ ਗੁਲਾਮਾਂ ਦਾ ਸਾਰਿਆਂ ਗੁਲਾਮਾਂ ਦਾ ਗੁਲਾਮ ਹੋਣਾ ਏ ਮੈਂ ਤੇ ਆਕਾ ਦੇ ਇਸ਼ਕ 'ਚ ਨਿਲਾਮ ਹੋਣਾ ਏ ਮੈਂ ਤੇ ਆਕਾ ਦੇ ਇਸ਼ਕ 'ਚ ਨਿਲਾਮ ਹੋਣਾ ਏ ਉਹਦੇ ਨਿਲਾਮ ਹੋਣਾ ਏ ਮੈਂ ਤੇ ਆਕਾ ਦੇ ਇਸ਼ਕ 'ਚ ਨਿਲਾਮ ਹੋਣਾ ਏ ਹਸ਼ਰ ਦੇ ਮੈਂ ਤੇ ਆਕਾ ਦੇ ਇਸ਼ਕ 'ਚ ਨਿਲਾਮ ਹੋਣਾ अपनी मैं जिंदगी नूं आका उतो वारांगा सादक मैं दुनिया तो कदी भी ना हारांगा अपनी मैं जिंदगी नूं आका उतो वारांगा एदा उंज भी ते मिट्टी अंजाम होना है मैं ते आका दे इश्क च नीलाम होना नीलाम हो।